ਮਨ ਤੱਕ ਤੈਨੂੰ ਰਸਤਾ ਦਿਆ ਸਜਣਾ ਤੂੰ ਤਾਂ ਸਾਰੇ ਦਿਲ ਤੇ ਕਬਜ਼ਾ ਕਰਕੇ तू भी क्या याद रखेगा जा हीर ने तेनू छोड़ दिया जा झड़ राझन तू भी क्या याद रखेगा जा हीर ने तेनू छोड़ दिया ਤੂੰ ਵੀ ਕਿਆ ਯਾਦ ਰੱਖੇਗਾ ਜਾਗੀਰ ਨੇ ਤੈਨੂੰ ਛੋੜ ਦਿਆ।